غفلت نہ کر یار پری تو، غفلت نہ کر یار پری تو، چھڑ جنگلی رین بسیرا، غفلت نہ کر یار پری تو، چھڑ جنگلی رین بسیرا، پلچھی مڑ ਕਰਦਾ ਤੇਰਾ ਵਲ ਵਲ ਇਸ਼ਕ ਮਰੇਂਦਾ ਹੱਲੇ ਤੇ ਮੈਂ ਤੇਰੀ ਤੂੰ ਮੇਰਾ ਯਾਰ ਫਰੀਦਾ ਕਰਾਂ ਜਿੰਦ ਕੁਰਬਾਨੀ ਜੇ ਯਾਰ ਪਾਵੇ ਇੱਕ ਫੇਰਾ ਇਸ਼ਕ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ ਇਸ਼ਕ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ ਜਿਵੇਂ ਜਿਵੇਂ ਕੱਤੀ ਜਾਵਾਂ ਹੋਣ ਪਈਆਂ ਦੂਣੀਆਂ ਮੇਰਾ ਇਹ ਚਰਖਾ ਮੇਰਾ ਇਹ ਚਰਖਾ ਮੇਰਾ ਇਹ ਚਰਖਾ ਮੇਰਾ ਇਹ ਚਰਖਾ ਨੌ ਲੱਖਾਂ ਕੁੜੇ ਮੇਰਾ ਇਹ ਚਰਖਾ ਨੌ ਲੱਖਾਂ ਕੁੜੇ ਮੇਰਾ ਇਹ ਚਰਖਾ ਨੌ ਲੱਖਾਂ ਕੁੜੇ ਮੇਰਾ ਇਹ ਚਰਖਾ ਨੌ ਲੱਖਾਂ ਮੈਂ ਤੇ चरखे दे गेड़े मैं तैनु याद कर दिया जा हर चरखे दे गेड़े मैं तैनु याद कर दिया जा नौ लखा कुड़े